ਸਾਖੀ ਜੱਟ ਮਾਰੇ ਨਾ ਦਮਾਮੇ ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ ਹੁਣ ਆਉਣ ਕੇ ਵਿਸਾਖੀ ਜੱਟ ਮਾਰੇ ਨਾ ਦਮਾਮੇ ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ ਹੋ ਕੇ ਔਖਾ ਸੌਖਾ ਕੀਤਾ ਵਿੱਚੋਂ ਕੱਢਦਾ ਲੱਦ ਗੰਨਿਆਂ ਦੀ ਸਿਰਾ ਤੱਕ ਝਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਸਾਡੇ ਪੱਲੇ ਗੀਤੇ ਸਾਂਭੀ ਫਿਰੇ ਤਾਜ ਨੂੰ ਇੰਜ ਨਕਸ਼ੇ ਚੋ ਕੱਢਣੇ ਨੂੰ ਫਿਰਦੀ ਜਿਵੇਂ ਆਪ ਕੱਢੀ ਫਿਰੇ ਜਸ ਰਾਜ ਨੂੰ ਉਹ ਜਿਵੇਂ ਆਪ ਕੱਢੀ ਫਿਰੇ ਜਸ ਰਾਜ ਨੂੰ ਕਿਤੇ ਕਿਲੋਆਂ ਦੇ ਹਿਸਾਬ ਨਾਲ ਰੱਖੀ ਵਿਕਦੀ ਸਾਡੀ ਆਲੂਆਂ ਦੀ ਬੋਰੀ ਵੀ ਖਿਲਾਰੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਸਾਨੂੰ ਲੱਗਦੀ ਦਵਾਈਆਂ ਵਾਂਗ ਬਿਜਲੀ ਆਖੇ ਦੋ ਘੰਟੇ ਸੁਬਾ ਬਾਕੀ ਰਾਤ ਨੂੰ ਗੱਲ ਸੁਣੀ ਨਾ ਗਰੀਬ ਵਾਲੀ ਕਿਸੇ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਕਹਿੰਦੇ ਡਿਜੀਟਲ ਕਰ ਦਾਂਗੇ ਪਿੰਡਾਂ ਨੂੰ ਭਾਵੇਂ ਤੁਹਾਡੇ ਹੱਥਾਂ ਵਿੱਚ ਰੋਟੀ ਟਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਤੁਹਾਨੂੰ ਰੈਲੀਆਂ ਚ ਜਾ ਜਾ ਨਾਰੇ ਮਾਰਦੇ ਕਿੰਨੇ ਮੈਂਬਰ ਤੇ ਕਿੰਨੇ ਬਣੇ ਪੰਚ ਨੇ ਇੱਕੋ ਪਿੰਡ ਤਿੰਨ ਥੜਿਆਂ ਚ ਵੰਡਤਾ ਉਹ ਤਾਂ ਇਕੱਠੇ ਬੈਠੇ ਕਰੀ ਜਾਂਦੇ ਲੰਚ ਨੇ ਉਹ ਤਾਂ ਇਕੱਠੇ ਬੈਠੇ ਕਰੀ ਜਾਂਦੇ ਲੰਚ ਨੇ ਗੱਲ ਸੱਚੀ ਸਦਾ ਲਵਲੀ ਨੇ ਲਿਖਣੀ ਭਾਵੇਂ ਸ੍ਰੀ ਗੀਤਾਂ ਵਾਲੀ ਸਾਰੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ